ਦਾ ਪਟਲੀ ਬਠਿੰਡਾ ਸਾਈਡ ਦੀ ਕੋਈ ਕਹਿੰਦਾ ਲੱਭ ਲਈ ਮਰਿੰਡਾ ਸਾਈਡ ਦੀ ਕੋਈ ਕਹਿੰਦਾ ਪਟਲੀ ਬਠਿੰਡਾ ਸਾਈਡ ਦੀ ਕੋਈ ਕਹਿੰਦਾ ਲੱਭ ਲਈ ਮਰਿੰਡਾ ਸਾਈਡ ਦੀ ਕੋਈ ਚੌੜਾ ਹੋ ਕੇ ਕਹਿੰਦਾ ਚੰਡੀਗੜ੍ਹ ਦੀ ਟਕਾਈ ਆ ਮਿੱਤਰਾਂ ਦੀ ਨਖਰ ਦੀ ਟੋਲੀ ਚ ਤਮਾਲ।